ਉਹਦੀ ਬੋਲੀ ਮਾਰੀ ਅੱਖੀਆਂ ਦੇ ਭੁਲੇਖੇ ਮੈਨੂੰ ਕਹਿੰਦੇ ਰਹਿੰਦੇ ਤੇ ਉਹਨਾਂ ਅੱਖੀਆਂ ਵਿੱਚ ਵੀ ਮੈਨੂੰ ਉਹ ਅਥਰੂ ਦਿਸਦੇ ਰਹਿੰਦੇ ਮੇਰੀ ਸੌਣ ਦੀ ਰੂਹ ਨੇ ਮੈਨੂੰ ਉੱਠ ਕੇ ਜਗਾਏ ਮੇਰੇ ਕੋਲ ਲੈ ਕੇ ਮੈਨੂੰ ਅਹਿਸਾਸ ਦਿੱਤਾ ਕਿ ਮੈਂ ਤਹਿ ਤੱਕ ਮਾਰਿਆ ਬਟ ਇਸ਼ਕ ਦਵਾਇਆ ਮੇਰਾ ਸਟਾਰਡਮ ਬਾਡਮ ਕੰਮ ਨਹੀਂ ਆਇਆ ਚੱਲ ਉੱਠ ਪਤਲਰਾ ਦਿਲ ਰੋਂਦਾ ਚੰਦਰਾ ਸੜ ਜਾਣਾ ਸਭ ਕੁਛ ਖੂਹੇ ਵੜ ਜਾਣਾ ਗੱਲ ਜਾਂਦੇ ਜਾਂਦੇ ਮੈਂ ਕਹਿ ਜਾਣੀ ਉਹ ਪਿਆਰ ਨਿਸ਼ਾਨੀ ਰਹਿ ਜਾਣੀ ਜਿਹੜਾ ਚੀਚੀ ਪਾਇਆ ਛੱਲਾ ਅੱਜ ਰਹਿ ਗਿਆ ਉਹ ਗੱਲਾਂ ਉਹ ਕਹਿੰਦੇ ਉੱਥੇ ਜੰਨਤ ਦੱਸ ਮੈਂ ਕੀ ਕਰਨਾ ਜੇ ਹੀਰ ਸੇ ਮਿਲਾ ਦੋ।